Royal Music Gang, G-Sing, Deep Down Down. ਮਾਰਗੀਆਂ ਜੱਟ ਨੂੰ ਦਲੇਰੀਆਂ ਉਹ ਕਿੱਥੋਂ ਚੱਕ ਲੈਂਦਾ ਫੋਨ ਕੱਲ੍ਹ ਤੇਰੀਆਂ ਛੱਡਿਆ ਕਦੇ ਨਾ ਕੋਈ ਪ੍ਰੂਫ ਸੀ ਪਾਈਆਂ ਸੀ ਨੀ ਗੇਮਾਂ ਜਿਹੜੀਆਂ ਉਹ ਵੀਕਐਂਡ ਦੇ ਉੱਤੇ ਫਿਰ ਹੋਈ ਬੇਲਾ ਦੋ ਰਾਤ ਤਾਂ ਹੀ ਥਾਣੇ ਅੱਜ ਹੀ ਕੱਟੀਆਂ ਉਹ ਜਿੱਦਾਂ ਕਾਰਤੂਸ ਗੱਡੀ ਵਿੱਚੋਂ ਲੱਭਿਆ ਚੱਕ ਲਿਆ ਪੁਲਿਸ ਨੇ ਲਾ ਕੇ ਬੱਤੀਆਂ ਜਿੱਦਾਂ ਕਾਰਤੂਸ ਗੱਡੀ ਵਿੱਚੋਂ ਲੱਭਿਆ ਉਹ ਚੱਕ ਲਿਆ ਪੁਲਿਸ ਨੇ ਲਾ ਕੇ ਬੱਤੀਆਂ ਯਾਰ ਮਰਦੇ ਜਿਗਰਾ ਪਹਾੜ ਜਿਮ ਨਹੀਂਓ ਮਾਰਦੇ ਯਾਰੀ ਪਿੱਛੇ ਕਈ ਤਕਲੀਫਾਂ ਕੱਟੀਆਂ ਉਹ ਜਿੰਦਾ ਕਾਰਤੂਸ ਗੱਡੀ ਵਿੱਚੋਂ ਲੱਭਿਆ ਚੱਕ ਲਿਆ ਪੁਲਿਸ ਨੇ ਲਾ ਕੇ ਬੱਤੀਆਂ ਜਿੰਦਾ ਕਾਰਤੂਸ ਗੱਡੀ ਵਿੱਚੋਂ ਲੱਭਿਆ ਚੱਕ ਲਿਆ ਪੁਲਿਸ ਨੇ ਲਾ ਕੇ ਬੱਤੀਆਂ ਬੋਲੀ ਹਰ ਵੇਲੇ ਰਹਿੰਦਾ ਜਿਹੜਾ ਵਫਾਦਾਰ ਨੀ ਲੈਸ ਵਾਲੀ ਲੈਸ ਬੁੱਲ ਸ਼ਿਟ ਹੁੰਦੀ ਆ ਗੱਭਰੂ ਦੇ ਗੱਲ ਪੈ ਗਈ ਖਾਨੇ ਪਾਰ ਨੀ ਉਹ ਪੋਰਸ਼ ਵੀ ਕੱਲ ਇੰਪੋਰਟ ਹੋ ਗਈ ਜਿਹਦੇ ਉਹ ਪਿਤਾਲੀ ਵਾਲ ਲਿਖ ਤੋੜਾ ਕੱਢੀਆਂ ਉਹ ਜਿੰਦਾ ਕਾਰਤੂਸ ਗੱਡੀ ਵਿੱਚੋਂ ਲੱਭਿਆ ਚੱਕ ਲਿਆ ਪੁਲਿਸ ਨੇ ਲਾ ਕੇ ਬੱਤੀਆਂ ਜਿੰਦਾ ਕਾਰਤੂਸ ਗੱਡੀ ਵਿੱਚੋਂ ਲੱਭਿਆ ਚੱਕ ਲਿਆ ਪੁਲਿਸ ਨੇ ਲਾ ਕੇ ਬੱਤੀਆਂ ਪੱਟ ਹੋਣੀਏ ਨਵੀਂ ਕਾਰ ਦੀਆਂ ਸੀਟਾਂ ਵੀ ਸੀ।